ਸੋ ਮੈਂ ਹਰੀ ਹਿਣ ਸਾਰਾ ਮੋਰੇ ਕਿਹੜਾ ਬਿਣ ਦੇ ਕੀਆ। ਦੜਪੇ ਤੇ ਹੋਏ ਮਾਰੇ ਹਮੇ ਹਾਸ਼ਨੋ ਜੇ ਤੋ ਕਲਾ ਹਾਥੇ ਆਏ ਕੀ ਚੜੀ ਰੋਣ ਭਣ ਕਿਉ ਬੀਣ ਬਣਦੇ ਰਹੇ ਕੋਟੋ ਭਾਗੋ ਪ੍ਰੇਮ ਰੋਜ ਤੋ ਦੁਖਰੇ ਜਾਰੇ ਆ ਰਾਜੇ ਦਦਾ